na na na na na na na na na na na na na na na na na na na na na na na na na na na na na na na na na na na na na na na na na na na na na na na na na na na na na ਤਾਰਿਆਂ ਦੇ ਵਿੱਚੋਂ ਤੈਨੂੰ ਲੱਭਦੀ ਰਹਾ ਮੈਂ ਇਹਨਾਂ ਤਾਰਿਆਂ ਦੇ ਵਿੱਚੋਂ ਤੈਨੂੰ ਲੱਭਦੀ ਰਹਾ ਮੈਂ ਇਹਨਾਂ ਤਾਰਿਆਂ ਦੇ ਵਿੱਚੋਂ ਤੈਨੂੰ ਲੱਭਦੀ ਰਹਾ ਮੈਂ ਇਹਨਾਂ ਤਾਰਿਆਂ ਦੇ ਵਿੱਚੋਂ ਖੋਰੇ ਦਿਸਦਾ ਕਿਉਂ ਨੀ ਮੈਨੂੰ ਸਾਰਿਆਂ ਦੇ ਵਿੱਚੋਂ ਖੋਰੇ ਦਿਸਦਾ ਕਿਉਂ ਨੀ ਮੈਨੂੰ ਸਾਰਿਆਂ ਦੇ ਵਿੱਚੋਂ ਤੈਨੂੰ ਲੱਭਦੀ ਰਹਾ ਮੈਂ ਇਹਨਾਂ ਤਾਰਿਆਂ ਦੇ ਵਿੱਚੋਂ ਤੈਨੂੰ ਲੱਭਦੀ ਰਹਾ ਮੈਂ ਇਹਨਾਂ ਤਾਰਿਆਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਤੈਨੂੰ ਲੱਭਦੀ ਰਹਾ ਮੈਂ ਇਹਨਾਂ ਤਾਰਿਆਂ ਦੇ ਵਿੱਚੋਂ ਤੈਨੂੰ ਲੱਭਦੀ ਰਹਾ ਮੈਂ ਇਹਨਾਂ ਤਾਰਿਆਂ ਦੇ ਵਿੱਚੋਂ ਤੈਨੂੰ ਦੇਖਾਂ ਹੁਣ ਆਪਣੇ ਮੈਂ ਸਹਾਰਿਆਂ ਦੇ ਵਿੱਚੋਂ ਤੈਨੂੰ ਦੇਖਾਂ ਹੁਣ ਆਪਣੇ ਮੈਂ ਸਹਾਰਿਆਂ ਦੇ ਵਿੱਚੋਂ ਖੋਰੇ ਦਿਸਦਾ ਕਿਉਂ ਨੀ ਮੈਨੂੰ ਸਾਰਿਆਂ ਦੇ ਵਿੱਚੋਂ ਤੈਨੂੰ ਲੱਭਦੀ ਰਹਾ ਮੈਂ ਇਹਨਾਂ ਤਾਰਿਆਂ ਦੇ ਵਿੱਚੋਂ ਤੈਨੂੰ ਲੱਭਦੀ ਰਹਾ ਮੈਂ ਇਹਨਾਂ ਤਾਰਿਆਂ ਦੇ ਵਿੱਚੋਂ